ਜਿੰਮ ਦੇ ਬਹਾਨੇ ਭਾਪਣਾ ਦੇ ਮੁੱਢ ਤੋਂ ਅੱਗ ਨਾਇਰਨ ਮਾਰਦੀਆਂ ਗੇੜੇ ਨੀ ਤੂੰ ਜਿੰਮ ਦੇ ਬਹਾਨੇ ਭਾਪਣਾ ਦੇ ਮੁੱਢ ਤੋਂ ਅੱਗ ਨਾਇਰਨ ਪੰਗੇ ਗੱਲੇ ਰੋਤੀ ਨਾਲ ਲੈ ਨਾਰਿਕਾਂ ਨੇ ਸਾਰੇ ਟੌਪ ਦੇ ਸ਼ਕੀਨ ਗੱਲਾਂ ਬਾਤਾਂ ਚ ਰਕੀਨ ਦਿਲ ਵਾਲਿਆਂ ਚ ਨੱਕ ਵਾਂਗੂ ਚੜ ਦੇਣਗੇ ਲੜੀ ਗੱਲ ਦੀ ਭੀੜ ਤੇ ਨਾ ਨਾ ਪੰਗੇ ਨਾ ਤੂੰ ਲੈ ਗੁੱਸਾ ਨੀ ਕਰੀਦਾ ਛੋਟੇ ਅਜੇ ਨਿਆਣੀ ਆ ਤੋੜ ਕਿਵੇਂ ਦੇਊ ਵੇਖੋ ਮੇਰੇ ਅਰਮਾਨਾਂ ਨੂੰ ਜਾਣਦੀ ਏ ਜਾਣਦੀ ਮੈਂ ਵੱਡੇ ਖੱਬੀ ਖਾਨਾ ਨੂੰ ਚਾਰਦੀ ਆ ਨਿੱਤ ਤੇਰੇ ਜੇ ਮੈਂ ਸ਼ੈਤਾਨਾਂ ਨੂੰ ਸ਼ੋਰ ਦਿੱਤੇ ਨਖਰੇ ਨਾ ਪੋਰ ਮਤ ਵੱਡੇ ਵੱਡੇ ਵੈਲੀਆਂ ਦੀ ਮਾਰ ਦਿੰਨੀ ਆ ਬਚ ਬਚ ਕੇ ਤੁਰੇ ਨਾ ਕਟਾਰਾਂ ਨਾਲ ਖੇ ਸੀਨੇ ਮੈਂ ਵੀ ਵੇ ਬਰੂਦ ਵਾਂਗੂ ਪਾੜ ਦਿੰਨੀ ਬਚ ਬਚ ਕੇ ਤੁਰੇ ਨਾ ਕਟਾਰਾਂ ਨਾਲ ਖੇ ਸੀਨੇ ਮੈਂ ਵੀ ਵੇ ਬਰੂਦ ਵਾਂਗੂ ਪਾੜ ਦਿੰਨੀ ਤੁਰਦੀਆਂ ਚੱਕਵੀ ਤੂੰ ਤੋਰਨੀ ਟਲ ਜਾ ਤੂੰ ਟਲ ਪਰਾਂ ਵੇਖਣਾ ਤੂੰ ਜ਼ੋਰਨੀ ਸਾਡੇ ਸੀਨੀਆਂ ਤੇ ਤੁਰਦੀਆਂ ਚੱਕਵੀ ਤੂੰ ਤੋਰਨੀ ਟਲ ਜਾ ਤੂੰ ਟਲ ਪਰਾਂ ਵੇਖਣਾ ਤੂੰ ਜ਼ੋਰਨੀ ਸੌਫਟ ਜਿਹਾ ਮੁੰਡਾ ਜਾ ਕੇ ਲੱਭਕ ਤੋਰਨੀ ਵਿੱਚ ਰਹਿ ਜੂਗੀ ਪੜਾਈ ਤੇਰੀ ਰੁਲ ਜੂ ਚੜਾਈ ਏ ਇਸ਼ਕ ਨੂੰ ਸੱਚ ਤੇਰੇ ਭਰ ਦੇਣਗੇ ਜ਼ਮੀਨ ਵੇ ਮਾਪਿਆਂ ਦੀ ਲਾਡਲੀ ਮੈਂ ਰੱਜ ਕੇ ਹਸੀਨ ਟਿਕ ਜਾ ਤੂੰ ਟਿਕ ਤੇਰੀ ਵਿਕ ਜੋ ਜ਼ਮੀਨ ਵੇ ਮਾਪਿਆਂ ਦੀ ਲਾਡਲੀ ਮੈਂ ਰੱਜ ਕੇ ਹਸੀਨ ਵੇ ਟਿਚ ਰਚ ਮੁੱਢ ਤੋਂ ਹੀ ਹੈਗੀ ਨਮਕੀਨ ਵੇ ਤੁਸੀਂ ਐਡੇ ਨੀ ਖਡਾਰੀ ਫੁੱਲ ਜੱਟੀ ਦੀ ਤਿਆਰੀ ਪੂੰਡ ਆਸ਼ਿਕਾਂ ਦੇ ਸੀਨੇ ਵੇ ਮੈਂ ਸਾੜ ਦਿੰਨੀ ਆ ਬਚ ਬਚ ਕੇ ਤੁਰੇ ਨਾ ਕਟਾਰਾਂ ਨਾਲ ਖੈ ਸੀਨੇ ਮੈਂ ਵੀ ਵੇ ਬਰੂਦ